ਜੱਚਦਾ ਸਿਰ ਉੱਤੇ ਪੱਗ ਬਾਂਝ ਖੜਾ ਜੱਚਦਾ ਲੱਖਾਂ ਵਿੱਚ ਜੱਟ ਕੱਲਾ ਖੜਾ ਜੱਚਦਾ ਸਿਰ ਉੱਤੇ ਪੱਗ ਬਾਂਝ ਖੜਾ ਜੱਚਦਾ ਪੈਸੇ ਨਾਲ ਟੋਰ ਮੁੱਲ ਮਿਲੇ ਨਾ ਕੀ ਰੀਸ ਕਰੂ ਕੋਈ ਰਿਚ ਨੀ ਹੋ ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ ਤਰਨ ਦਾ ਇੱਟ ਰੰਡ ਵਿੱਚ ਨੀ ਗੁੱਟੀ ਉੱਤੇ ਬੰਨੀ ਰਾਡੋ ਅੱਖਾਂ ਵਿੱਚ ਵੱਜਦੀ ਹੋ ਇਸ ਤਾਂ ਕਮਾਈਏ ਕਦੇ ਪੈਸੇ ਉੱਤੇ ਡੁੱਲੇ ਨਾ ਅੰਬਰਾਂ ਤੇ ਉੱਡ ਕੇ ਵੀ ਜੜ ਕਦੇ ਫੁੱਲੇ ਨਾ ਬਸ ਇੱਕ ਬਾਬਿਆਂ ਦੀ ਮਿਹਰ ਕਰਕੇ ਰੱਖਿਆ ਹੈ ਪੂਰਾ ਆਪਾਂ ਕੰਮ ਖਿੱਚਣੀ ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ ਕੱਲਾ ਕੱਲਾ ਸ਼ੌਂਕ ਤੇਰੇ ਸ਼ੌਂਕ ਦੱਸਦਾ ਹਰਫ ਦੇ ਪਿੰਡ ਕੀਮਾ ਸਾਹਾਂ ਵਿੱਚ